ਵਸਦੀ ਤੂੰ ਹੀ ਤੂੰ ਅੱਖੀਆਂ ਦੇ ਹੁਣ ਰਹਿ ਲੈ ਰੂਬਰੂ ਵੱਖ ਨਾ ਹੋਵੀ ਜਿੰਨਾ ਪਿਆਰ ਤੂੰ ਪਾ ਕੇ ਤੱਕ ਤੈਨੂੰ ਦਿਲ ਨਹੀਂ ਰੱਜਦਾ ਰੱਬ ਤੋਂ ਤੈਨੂੰ ਹੀ ਮੰਗਦਾ ਤੇਰੇ ਬਿਨ ਸਜਣਾ ਜੀ ਨਹੀਂ ਸਕਣਾ ਜਿੰਦ ਤੇਥੋਂ ਗਏ ਸਾ